Nave Mítico. Sesiones de música experimental, étnica, orgánica, dub y ambient trance. Nave Índigo. Un viaje de resonancia hacia el interior. Vibración. Frecuencia. Resonancia. Nave Índigo. Bailar donde cantan las aves. Donde cantan. Bienvenidos a bordo. Se inicia el tercer vuelo de Nave Índigo. Es recomendable respirar profundamente y levitar. Thank you. Nave Índigo. Bailar donde cantan las almas. Donde cantan. साथी हाथी बड़ाना साथी साथ निभाना साथी साथ निभाना साथी साथ ਇੱਕ ਪਰਦੇਸੀ ਸੰਗ ਜਾ ਜੁੜੀਆਂ ਮੋੜ ਰਹੀ ਮੈਂ ਮੂਲ ਨਾ ਮੁੜੀਆਂ ਸੋਹਣੀ ਸੂਰਤ ਨੇ ਮੋਲਈਆਂ ਬਾਂਕਿਆਂ ਨੇ ਨਾ ਸੰਗ ਮਿਲ ਗਈਆਂ ਰਾਵਤ ਨਾ ਦੇ ਪਏ ਪਰਦੇਸੀ ਲੁੱਟ ਪੁੱਟ ਕੇ ਤੁਰ ਗਏ ਪਰਦੇਸੀ ਸਦਰ ਮੁੜੇ ਨਾ ਨੈਣ ਦੀਵਾਨੇ ਕੀ ਪਰਦੇਸੀਆਂ ਨਾਲ ਯਾਰਾਨੇ ਇੱਕ ਪਰਦੇਸੀ ਸੰਗ ਜਾ ਜੁੜੀਆਂ ਮੋੜ ਗਈ ਮੈਂ ਮੂਲ ਨਾ ਮੁੜੀਆਂ ਸੋਹਣੀ ਸੂਰਤ ਨੇ ਮੋਲਈਆਂ ਬਾਂਕਿਆਂ ਨੇ ਨਾ ਸੰਗ ਮਿਲ ਗਈਆਂ ਰਾਵਤ ਨਾ ਦੇ ਪਏ ਪਰਦੇਸੀ ਲੁੱਟ ਪੁੱਟ ਕੇ ਤੁਰ ਗਏ ਪਰਦੇਸੀ ਸਦਰ ਮੁੜੇ ਨਾ ਨੈਣ ਦੀਵਾਨੇ ਕੀ ਪਰਦੇਸੀਆਂ ਨਾਲ ਯਾਰਾਨੇ ਸਦਰ ਮੁੜੇ ਨਾ ਨੈਣ ਦੀਵਾਨੇ ਕੀ ਪਰਦੇਸੀਆਂ ਨਾਲ ਯਾਰਾਨੇ ਸਦਰ ਮੁੜੇ ਨਾ ਨੈਣ ਦੀਵਾਨੇ

resonancia. Thank you. Índigo. Bailar donde cantan las almas. Donde cantan. Thank you. ਕੇ ਗੂੜ you. Thank you.

word paranoiac. Could you define it in more detail? Paranoiac critical method. One spontaneous method of knowledge based in the instantaneous association of delirious material. Resonancia. Thank you. Thank you. Seres viajeros, hemos llegado a destino final. Les agradecemos su compañía y nos reencontramos en la próxima experiencia. Sesiones de música experimental, étnica, orgánica, dub y ambient trance. Nave Indie. Un viaje de racionalidad hacia el interior. Vibración. Frecuencia. Resonancia. Nave Indie. Bailar donde cantan las almas. Donde cantan.